ਦਿਲ ਭਰਦਾ ਕਰਦਾ ਰਵਾਂ ਸਰਕਾਰ ਦੀਆਂ ਗੱਲਾਂ ਸੋਹਣੇ ਦੇ ਦਰਬਾਰ ਦੀਆਂ ਗੱਲਾਂ ਦਿਲ ਕਰ ਦਰਬਾਰ ਸਰਕਾਰ ਦੀਆਂ ਗੱਲਾਂ ਦਿਲ ਕਰ ਦਰਬਾਰ ਸਰਕਾਰ ਦੀਆਂ ਗੱਲਾਂ ਵਲ ਫਜਰ ਦਾ ਚਿਹਰਾ ਏ ਮਾਜ਼ਾਖ ਦੀਆਂ ਅੱਖੀਆਂ ਸਰਕਾਰ ਦੀਆਂ ਗੱਲਾਂ ਸੋਹਣਾ ਕਮਲੀ ਵਾਲਾ ਏ ਸਰ ਜਗ ਤੋਂ ਨਿਰਾਲਾ ਏ ਸ਼ਾਹਕਾਰ ਦੀਆਂ ਗੱਲਾਂ ਦਿਲ ਕਰ ਸਰਕਾਰ ਦੀਆਂ ਗੱਲਾਂ ਦਿਲ ਕਰ ਸਰਕਾਰ ਦੀਆਂ ਗੱਲਾਂ ਅਬੂ ਬਕਰ ਉਮਰ ਉਸਮਾਨ ਹੈਦਰ ਵੀ ਸੋਹਣਾ ਛੱਡਿਆ ਨਾਨੇ ਦੀ ਅਜ਼ਮਤ ਲਈ ਸਿਰ ਆਪਣਾ ਕਟਾ ਛੱਡਿਆ ਨਾਨੇ ਦੀ ਅਜ਼ਮਤ ਲਈ ਚੜ੍ਹਨੇ ਜਿੱਤ ਹੈ ਕਰਦਾ ਸਰਕਾਰ ਦੀਆਂ ਗੱਲਾਂ ਫਜਰ ਦਾ ਚਿਹਰਾ ਏ ਮਾਜ਼ਾਖ ਦੀਆਂ ਅੱਖੀਆਂ ਸਰਕਾਰ ਦੀਆਂ ਗੱਲਾਂ ਦਿਲ ਕਰ ਦਰਬਾਰ ਸਰਕਾਰ ਦੀਆਂ ਗੱਲਾਂ ਦਿਲ ਕਰ ਦਰਬਾਰ ਸਰਕਾਰ ਦੀਆਂ ਗੱਲਾਂ ਸੋਹਣਾ ਕਮਲੀ ਵਾਲਾ ਏ ਸਰ ਜਗ ਤੋਂ ਨਿਰਾਲਾ ਏ ਸ਼ਾਹਕਾਰ ਦੀ ਦੀਆਂ ਗੱਲਾਂ ਦਿਲ ਬਕਰ ਉਮਰ ਉਸਮਾਨ ਹੈਦਰ ਵੀ ਸੋਹਣਾ ਏ ਬਕਰ ਉਮਰ ਉਸਮਾਨ ਹੈਦਰ ਵੀ ਸੋਹਣਾ ਏ ਅਬੂ ਬਕਰ ਉਮਰ ਉਸਮਾਨ ਹੈਦਰ ਵੀ ਸੋਹਣਾ ਏ ਅਬੂ ਬਕਰ ਉਮਰ ਉਸਮਾਨ ਹੈਦਰ ਵੀ ਸੋਹਣਾ ਏ ਬਿਲਾਲ ਪਿਆ ਕਰਦਾ ਉਹਦੇ ਪਿਆਰ ਦੀਆਂ ਗੱਲਾਂ ਦਿਲ ਸਰਕਾਰ ਦੀਆਂ ਗੱਲਾਂ ਸਿਰ ਆਪਣਾ ਕਟਾ ਛੱਡਿਆ ਨਾਨੇ ਦੀ ਅਜ਼ਮਤ ਲਈ ਕਰਦਾ ਸਰਕਾਰ ਦੀਆਂ ਗੱਲਾਂ ਪੰਜ ਤਨ ਦਾ ਨੌਕਰ ਮੈਨੂੰ ਹੈਦਰ ਕਹਿੰਦੇ ਨੇ ਮੈਂ ਕਰਨਾ ਵਾ ਸਰਕਾਰ ਦੀਆਂ ਗੱਲਾਂ ਦਿਲ ਸੋਹਣੇ ਦੇ ਦਰਬਾਰ ਦੀਆਂ ਗੱਲਾਂ